ਫੁਲਕਾਰੀਆਂ ਨਿੱਕੇ ਨਿੱਕੇ ਚਾ ਮਾਰਦੇ ਨੇ ਕਿਲਕਾਰੀਆਂ, ਖਾਬਾਂ ਵਿੱਚ ਰਹਿਣ ਮੇਰੇ ਸਿਰੇ ਫੁਲਕਾਰੀਆਂ। ਉਹ ਪੱਬ ਨੱਚਦੇ, ਪੱਬ ਨੱਚਦੇ ਪੋਏ ਨਾ ਲੱਗਦੇ, ਨੀ ਉਡੂ ਉਡੂ ਚਿੱਤ ਕਰਦਾ, ਗੱਲ ਮੰਨ ਲੈ, ਗੱਲ ਮੰਨ ਲੈ, ਆਕੜ ਹੁਣ ਭੰਨ ਲੈ, ਨੀ ਤੇਰੇ ਬਾਜੋ ਨਹੀਂ ਸਰਦਾ, ਨੀ ਤੇਰੇ ਬਾਜੋ ਨਹੀਂ ਸਰਦਾ। ਦਿਲ ਤੇਰੇ ਤੋੜਨਾ ਤੇ ਤੋੜ ਦੇ, ਤੂੰ ਪੱਲਾ ਫੜ ਕੇ, ਪੱਲਾ ਫੜ ਕੇ ਕਰਾਵੇਂ ਪੂਣੀ ਪੱਗ ਦੀ, ਕੁੜੇ ਨੀ ਮੇਰਾ ਚਿੱਤ ਕਰਦਾ, ਗੱਲ ਮੰਨ ਲੈ, ਗੱਲ ਮੰਨ ਲੈ, ਆਕੜ ਹੁਣ ਭੰਨ ਲੈ, ਨੀ ਤੇਰੇ ਬਾਜੋ ਨਹੀਂ ਸਰਦਾ, ਤੇਰੇ ਬਾਜੋ ਨਹੀਂ ਸਰਦਾ। ਪੱਗ ਨੇ ਪੱਟੀ ਸਰਦਾਰਾ।